ਬੜੇ ਟਾਈਮ ਬਾਅਦ ਮਿਲੇ ਹੋ। ਉੱਥੋਂ ਦੇ ਫਰੈਂਡ ਕਿੱਥੇ ਆ? ਚੰਗਾ ਹੋਇਆ ਛੱਡ ਦੇ, ਵੈਸੇ ਵੀ ਕਿਸੇ ਕੰਮ ਦੇ ਨਹੀਂ ਸੀ। ਲੈਟਸ ਵਾਕ। ਆ ਗਿਆ ਨੀ ਉਹੀ ਪਲੋਟੇ, ਸੁਣ ਲਿਆ ਕੁਝ ਮਾਪਿਆਂ ਸਿਖਾਇਆ, ਕੁਝ ਧੋਖਿਆਂ ਤੋਂ ਸਿੱਖੇ, ਕੁਝ ਅੱਲੜਾਂ ਦੇ ਪਿਆਰੇ ਅਤੇ ਰੋਸਿਆਂ ਤੋਂ ਸਿੱਖੇ। ਕੁਝ ਮਾਪਿਆਂ ਸਿਖਾਇਆ, ਕੁਝ ਧੋਖਿਆਂ ਤੋਂ ਸਿੱਖੇ, ਕੁਝ ਅੱਲੜਾਂ ਦੇ ਪਿਆਰੇ ਅਤੇ ਰੋਸਿਆਂ ਤੋਂ ਸਿੱਖੇ। ਰਸਵਾ ਮੁੱਢ ਤੋਂ ਬਹੁਤਾ ਕਰੀਦਾ ਕਿਸੇ ਤੇ ਇਤਵਾਰ ਨੀ, ਇੱਕ ਬਦਲੇ ਨਾ ਸ਼ੌਕ ਬੱਲੀ, ਇੱਕ ਬਦਲੇ ਪੁਰਾਣੇ ਨਾ ਯਾਰ ਨੀ, ਇੱਕ ਬਦਲੇ ਨਾ ਸ਼ੌਕ ਬੱਲੀ। ਖੜੀ ਰੱਖੀ ਦੀ ਕਰੀਜ ਬਹੁਤੀ ਪਾਈ ਦੀ ਨੀ ਜੀਨ, ਹੁਣ ਅੱਜ ਦੀ ਮੁਡੀਰ ਵਾਂਗਰਾ ਨਵਾਂ ਡੱਬ ਵਿੱਚ ਰੱਖਾਂ ਹਥਿਆਰ ਨਹੀਂ, ਇੱਕ ਬਦਲੇ ਨਾ ਸ਼ੌਕ ਬੱਲੀ, ਇੱਕ ਬਦਲੇ ਪੁਰਾਣੇ ਨਾ ਯਾਰ ਨੀ, ਇੱਕ ਬਦਲੇ ਨਾ ਸ਼ੌਕ ਬੱਲੀ। ਡੱਟ ਜਦੋਂ ਦਾ ਜਗਾੜੀ ਬਣਿਆ ਦਿੱਤੇ ਚੋਟੀ ਦੇ ਖਿਡਾਰੀ ਵੀ ਖਿਲਾਰਨੀ, ਇੱਕ ਬਦਲੇ ਨਾ ਸ਼ੌਕ ਬੱਲੀ, ਇੱਕ ਬਦਲੇ ਪੁਰਾਣੇ ਨਾ ਯਾਰਨੀ, ਇੱਕ ਬਦਲੇ ਨਾ ਸ਼ੌਕ ਬੱਲੀ, ਇੱਕ ਬਦਲੇ ਪੁਰਾਣੇ ਨਾ। ਬਸ ਬਾਬੇ ਦਾ ਸ਼ੁਕਰ ਕਰੀਦਾ ਉਂਝ ਜਿੱਤਿਆ ਕਿਸੇ ਨੇ ਸੰਸਾਰ ਨੀ, ਇੱਕ ਬਦਲੇ ਨਾ ਸ਼ੌਕ ਬੱਲੀ, ਇੱਕ ਬਦਲੇ ਪੁਰਾਣੇ ਨਾ ਯਾਰ ਨੀ, ਇੱਕ ਬਦਲੇ ਨਾ ਸ਼ੌਕ ਬੱਲੀ, ਇੱਕ ਬਦਲੇ ਪੁਰਾਣੇ ਨਾ ਯਾਰ ਨੀ। ਰਿਪੀ ਗਿਲ।